ਰਿਹਾ ਸੀ ਮੁੰਡਾ ਸੰਗਦਾ ਤੇ ਪੋਕੀ ਖੰਘ ਖੰਘਦਾ ਰਿਹਾ ਸੀ ਮੁੰਡਾ ਸੰਗਦਾ ਤੋਰੇ ਹਾਸੀ ਮੁੰਡਾ ਸੰਗਦਾ ਤੇ ਫੋਕੀ ਖੰਘ ਖੰਘਦਾ ਰੇ ਹਾਸੀ ਮੁੰਡਾ ਸੰਗਦਾ ਬੜੀ ਮਿਹਰਬਾਨੀ ਮੈਂਡਨੀ ਤੂੰ ਕੀਤਾ ਰੁਕੀ ਮੈਂ ਜਦੋਂ ਬਾਹ ਫੜ ਕੇ ਉਹ ਡੀਜੇ ਵੱਜਦਾ ਡੀਜੇ ਵੱਜਦਾ ਡੀਜੇ ਵੱਜਦਾ ਨੇ ਆਈ ਵਾਲੇ ਗੇਂਦ ਵਿੱਚ ਹੋਈ ਤੇਰੀਆਂ ਕਰਕੇ ਉਹ ਡੀਜੇ ਵੱਜਦਾ ਨੇ ਆਈ ਵਾਲੇ ਗੇਂਦ ਵਿੱਚ ਹੋਈ ਤੇਰੀਆਂ ਕਰਕੇ ਬਣੀ ਨਾ ਕਿਸੇ ਦੀ ਤੈਨੂੰ ਪਾਉਣ ਲਈ ਸੀ ਸਾਰਿਆਂ ਨੇ ਜ਼ੋਰ ਲਾ ਲਿਆ ਦੇਈ ਜਾਂਦੇ ਨੇ ਵਧਾਈ ਯਾਰ ਆ ਕੇ ਤੂੰ ਟੀਸੀ ਵਾਲਾ ਫੇਰ ਲਾ ਲਿਆ ਉਹ ਗੱਲ ਬਣੀ ਨਾ ਕਿਸੇ ਦੀ ਤੈਨੂੰ ਪਾਉਣ ਲਈ ਸੀ ਸਾਰਿਆਂ ਨੇ ਜ਼ੋਰ ਲਾ ਲਿਆ ਖੁਸ਼ੀ ਗਈ ਨਾ ਸਹਾਰੀ ਮੈਂ ਤੋਂ ਸੌਰੀ ਮੈਂ ਪੀ ਲਈ ਸੀ ਤਾਂ ਕਰਕੇ ਉਹ ਡੀਜੇ ਵੱਜਦਾ ਡੀਜੇ ਵੱਜਦਾ ਡੀਜੇ ਵੱਜਦਾ ਨੇ ਆਈ ਵਾਲੇ ਗੇਤ ਵਿੱਚ ਹੋਈ ਤੇਰੀਆਂ ਕਰਕੇ ਉਹ ਡੀਜੇ ਵੱਜਦਾ ਨੇ ਆਈ ਵਾਲੇ ਗੇਤ ਵਿੱਚ ਹੋਈ ਤੇਰੀਆਂ ਕਰਕੇ ਸਕਦਾ ਤੂੰ ਹਾਂ ਸਿਰੇ ਧੀਰ ਕਾਨ ਤੋਂ ਜਿਹੜੀ ਲਾਈ ਸੀ ਸ਼ਰਤ ਤੈਨੂੰ ਪਾਉਣ ਦੀ ਮੈਂ ਜਿੱਤ ਲਈਏ ਦੀਪ ਮਾਨ ਤੋਂ ਮੈਨੂੰ ਕਹਿੰਦਾ ਸੀ ਕਰਾ ਨੀ ਹੋ ਸਕਦਾ ਤੂੰ ਹਾਂ ਸਿਰੇ ਧੀਰ ਕਾਨ ਤੋਂ ਜੋੜੇ ਹੋਰ ਵੀ ਸੀ ਤੇਰੇ ਉੱਤੇ ਸਿੱਟਦੇ ਨੇ ਰੱਖ ਤੇ ਪਿਛਾ ਕਰਕੇ ਉਹ ਡੀਜੇ ਵੱਜਦਾ ਡੀਜੇ ਵੱਜਦਾ ਡੀਜੇ ਵੱਜਦਾ ਨੇ ਆਈ ਵਾਲੇ ਗੇਂਦ ਵਿੱਚ ਹੋਈ ਤੇਰੀਆਂ ਕਰਕੇ ਉਹ ਡੀਜੇ ਵੱਜਦਾ ਨੇ ਆਈ ਵਾਲੇ ਗੇਂਦ ਵਿੱਚ ਹੋਈ ਤੇਰੀਆਂ ਕਰਕੇ ਹੋਰੀ ਨੀ ਸੁਣ ਲਲਕਾਰੇ ਮਾਰਦੇ ਚੱਲੀ ਜਾਂਦੇ ਉੱਤੇ ਗਾਣੇ ਨੀ ਧੱਬੀ ਵਾਲੇ ਬਿੱਲੇ ਯਾਰਦੇ ਉਹ ਮੱਤ ਅਮਣੇ ਤੇ ਨਿਰਮਲ ਹੋਰੀ ਨੀ ਸੁਣ ਲਲਕਾਰੇ ਮਾਰਦੇ ਤੇਰੇ ਹੌਸਲੇ ਮੈਂ ਸ਼ੇਰੋ ਪਿੰਡ ਘੁੰਮਦਾ ਨੀ ਮੁੱਛ ਨੂੰ ਤਾਂ ਕਰਕੇ ਉਹ ਡੀਜੇ ਵੱਜਦਾ ਡੀਜੇ ਵੱਜਦਾ ਡੀਜੇ ਵੱਜਦਾ ਨੇ ਆਈ ਵਾਲੇ ਗੇਂਦ ਵਿੱਚ ਹੋਈ ਤੇਰੀਆਂ ਕਰਕੇ ਉਹ ਡੀਜੇ ਵੱਜਦਾ ਨੇ ਆਈ ਵਾਲੇ ਗੇਂਦ ਵਿੱਚ ਹੋਈ ਤੇਰੀਆਂ ਕਰਕੇ